ਹੈ ਗੁੱਚੀ ਅਰਮਾਨੀ ਪਿੱਛੇ ਰੋਲਦੀ ਜਵਾਨੀ ਚੈੱਕ ਕਰਦੀ ਬਰੈਂਡਾ ਵਾਲੇ ਟੈਗ ਨੀ ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ ਉਹ ਕਾਲਾ ਕੁੜਤਾ ਪਜਾਮਾ 350 ਯਾਮਾ ਸਰਦਾਰੀ ਵਾਲਾ ਚੁੱਕਿਆ ਬਲੈਗ ਨੀ ਉਹ ਜੁੱਤੀ ਯਾਰਾਂ ਦੀ ਹੈ ਕੈਮ ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹਾਏ ਜ ਮੈਨੇ ਜੈਜ ਨੈਨੇ ਜੈਜ ਨੈਨੇ ਜੈਜ ਕੀ ਹੈ ਗੁੱਚੀ ਅਰਮਾਨੀ ਪਿੱਛੇ ਰੋਲਦੀ ਜਵਾਨੀ ਚੈੱਕ ਕਰਦੀ ਬਰੈਂਡਾ ਵਾਲੇ ਟੈਗ ਨੀ ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਵੱਖਰਾ ਸਵੈਗ ਨੀ ਉਹ ਕਾਲਾ ਕੁੜਤਾ ਪਜਾਮਾ 350 ਯਾਮਾ ਸਰਦਾਰੀ ਵਾਲਾ ਚੁੱਕਿਆ ਬਲੈਗ ਨੀ ਉਹ ਜੁੱਤੀ ਯਾਰਾਂ ਦੀ ਹੈ ਕੈਮ ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹੈ ਅੱਜ ਮੈਨੇ ਜੈਜ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਜਾਣਦੀ ਰਕਾਨੇ ਸਾਡੇ ਪੱਕੇ ਨੇ ਯਾਰਾਨੇ ਜਿੱਥੇ ਵੀ ਮਿਲਾਈਆਂ ਨੀ ਨਯਾਰੀਆਂ ਗੱਲ ਦਿਲ ਦੀ ਨਾ ਕਹੀਏ ਤਾਈਓ ਦੂਰ ਦੂਰ ਰਹੀਏ ਠੱਗ ਹੁੰਦੀਆਂ ਨਾ ਸੂਰਤਾਂ ਪਿਆਰੀਆਂ ਬਣਦੀਆਂ ਕੈਂਟ ਚੱਟੀ ਤੂੰ ਵੀ ਫੈਸ਼ਨਾਂ ਨੇ ਪੱਟੀ ਚੁੱਕੀ ਫਰੇ ਆਲਡੋ ਦਾ ਬੈਗ ਨੀ ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ ਚੈੱਕ ਕਰ ਮਿੱਤਰਾਂ ਦਾ ਸਵੈਗ ਬਿੱਲੋ ਗੱਡੀ ਤੇ ਕੁਰਤਾ ਪਜਾਮਾ ਤੁਮੇ ਬਲੈਕ ਬਿੱਲੋ ਜੱਟ ਦਾ ਐਟੀਟਿਊਡ ਭਾਰੀ ਐ ਨਾ ਸਾਂਭ ਸਕਦਾ ਨੀ ਤੇਰਾ ਗੁੱਚੀ ਵਾਲਾ ਬੈਗ ਬਿੱਲੋ ਓਡੀ ਛੋਟੀ ਸਾਡੇ ਪਿੰਡ ਵਿੱਚ ਰੁਲਦੀ ਸ਼ੌਕ ਨਾਲ ਬਿੱਲੋ ਅਸੀਂ ਰੱਖੇ ਆਏ ਜਾਮਾ ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ ਜਿਵੇਂ ਇੰਡੀਆ ਦੇ ਵਿੱਚ ਘੁੰਮਦਾ ਈ ਓਬਾਮਾ ਮਾਮਾ ਹਰ ਕੋਈ ਜਾਣਦਾ ਵੇ ਸਾਨੂੰ ਲੋੜ ਨੀ ਗੰਨ ਦੀ ਘੁੰਮੀਦਾ ਨੀ ਹੱਥਾ ਜੱਟਾਂ ਦਾ ਮੁੰਡਾ ਵੇਖੋ ਕਰਦਾ ਏ ਚਿੱਲ ਬਟ ਕੁੜੀਆਂ ਨੇ ਕਹਿੰਦੀ ਮੁੰਡਾ ਬੜਾ ਤੱਤਾ ਸਾਡੀ ਇੱਕ ਗੱਲ ਮਾੜੀ ਜਿੱਥੇ ਅੜ ਜੇ ਗਰਾਰੀ ਜਿੰਦ ਵਿੱਚ ਕੇ ਵੀ ਬੋਲ ਨੂੰ ਵਗਾਈ ਦਾ ਬਾਬਾ ਜਿੱਥੇ ਵੀ ਉਹ ਰੱਖੇ ਖੁਸ਼ ਰਹੀਏ ਖੇੜੇ ਮੱਥੇ ਕਿਸੇ ਦਾ ਵੀ ਹੱਕ ਨਹੀਂ ਉਖਾਈ ਦਾ ਨਵੀਂ ਫਿਰੋਜ਼ਪੁਰ ਵਾਲਾ ਉਂਝ ਬੋਲਦਾ ਨਾ ਬਾਲਾ ਗੱਲ ਕਰਦਾ ਏ ਹੁੰਦੀ ਜੋ ਵੀ ਜੈਜ ਨੀ ਮਾਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਤਾਂ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ